ਤੇ ਜਿੰਨੇ ਹੋਣ ਤਿੱਖੇ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਹੋਣਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਹੋਣਾ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਤਾਂ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਹੋਣਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਬਸ ਉਮਰਾਂ ਦਾ ਰੋਣਾ ਪੱਲੇ ਰਹਿ ਗਿਆ ਏ ਸਾਡੇ ਬਸ ਉਮਰਾਂ ਦਾ ਰੋਣਾ ਸਾਡੇ ਆਪਣੇ ਨਹੀਂ ਗੁਏ ਤਾਂ ਸਾਡੇ ਆਪਣੇ ਨਹੀਂ ਗੁਏ ਤਾਂ ਪਰਾਇਆ ਕਿੱਥੋਂ ਹੋਣਾ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ ਲਿਖਟਾਉਣਾ ਸਾਡੇ ਆਪਣੇ ਨਹੀਂ ਗੁਏ ਤਾਂ ਸਾਡੇ ਆਪਣੇ ਨਹੀਂ ਗੁਏ ਤਾਂ ਪਰਾਇਆ ਕਿੱਥੋਂ ਹੋਣਾ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਓਨਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਗਮ ਨੇ ਸ਼ਾਮ ਪੂਰੀਏ ਨੇ ਰੋ ਰੋ ਫਟ ਹੰਝੂਆਂ ਨਾ ਧੋਣਾ ਫੁੱਲ ਕੋ ਨਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ